ਸਾਡੇ ਖੇਤਾਂ ਵਿੱਚ ਰੱਬ ਵਸਦਾ ਸਾਡੇ ਖੇਤਾਂ ਵਿੱਚ ਰੱਬ ਵਸਦਾ ਸਾਨੂੰ ਸਵਰਗਾਂ ਦੀ ਲੋੜ ਕੋਈ ਨਾ ਕੋਈ ਨਾ ਸਾਨੂੰ ਸਾਂ ਇਸ ਧਰਤੀ ਦੀ ਸਾਨੂੰ ਸਾਂ ਇਸ ਧਰਤੀ ਦੀ ਇਹਦੇ ਨਾਲੋਂ ਪਿਆਰਾ ਹੋਰ ਕੋਈ ਨਾ ਕੋਈ ਨਾ ਸਾਡੇ ਖੇਤਾਂ ਵਿੱਚ ਰੱਬ ਵਸਦਾ ਬਈ ਰੱਬ ਵਸਦਾ ਓਏ ਚੱਲ ਬੋਲਦਾ ਓ ਹੱਟ ਬੋਲਦਾ ਧਰਤੀ ਰੱਬ ਦਾ ਰੂਪ ਕਹਾਉਂਦੀ ਏ ਇਹ ਸਭ ਦਾ ਪਾਰ ਉਠਾਉਂਦੀ ਏ ਇਹ ਸਭ ਦਾ ਪਾਰ ਉਠਾਉਂਦੀ ਏ ਜੀਵਨ ਪਰ ਸਾਥ ਨਿਭਾਉਂਦੀ ਏ ਮਰ ਜਾਈਏ ਤਾਂ ਵੀ ਸੀਨੇ ਨਾਲ ਲਾਉਂਦੀ ਏ ਸਾਡਾ ਮਾਨ ਇਹ ਧਰਤੀ ਸਾਡੀ ਜਾਨ ਇਹ ਧਰਤੀ ਕਿਹਦੇ ਵਰਗੀ ਮਾਂ ਦੀ ਦੁਨੀਆ ਚ ਹੋਰ ਕੋਈ ਨਾ ਸਾਡੇ ਖੇਤਾਂ ਵਿੱਚ ਰੱਬ ਵਸਦਾ ਬਈ ਰੱਬ ਵਸਦਾ ਓਏ ਚੱਲ ਬੋਲਦਾ ਓਏ ਹੱਟ ਬੋਲਦਾ ਪਸੀਨੇ ਬਹਿੰਦੇ ਨੇ ਇੱਕ ਤਨ ਚ ਪਸੀਨੇ ਬਹਿੰਦੇ ਨੇ ਇਸ ਨੂੰ ਪੂਜਾ ਕਹਿੰਦੇ ਨੇ ਰੱਬ ਮਿਲ ਜਾਂਦਾ ਜਦ ਖੇਤ ਸਾਡੇ ਹੱਸ ਪੈਂਦੇ ਨੇ ਸਾਡੀ ਇੱਜ਼ਤ ਧਰਤੀ ਕੇ ਸਾਡੀ ਦੌਲਤ ਧਰਤੀ ਚੋਰੀ ਕਰ ਸਕਦਾ ਏ ਦੌਲਤ ਸਾਡੀ ਕੋਈ ਚੋਰ ਨਾ ਉਹ ਸਾਡੇ ਖੇਤਾਂ ਵਿੱਚ ਰੱਬ ਵਸਦਾ ਸਾਡੇ ਖੇਤਾਂ ਵਿੱਚ ਰੱਬ ਵਸਦਾ ਸਾਨੂੰ ਸਵਰਗਾਂ ਦੀ ਲੋੜ ਕੋਈ ਨਾ ਕੋਈ ਨਾ ਸਾਡੇ ਖੇਤਾਂ ਵਿੱਚ ਰੱਬ ਵਸਦਾ ਬਈ ਰੱਬ ਵਸਦਾ ਓਏ ਚੱਲ ਬੋਲਦਾ ਓਏ ਹੱਟ ਬੋਲਦਾ